2001 ਤੇ ਮਹੀਨਾ ਪੈੜਾ ਮਈ ਦਾ ਕਿਵੇਂ ਭੁੱਲਾਂ ਸਾਲ ਤੇਰਾ ਜ਼ਿੰਦਗੀ ਚੋਂ ਗਈ ਦਾ ਦੋ ਹਜ਼ਾਰ ਇੱਕ ਤੇ ਮਹੀਨਾ ਪੈੜਾ ਮਈ ਦਾ ਕਿਵੇਂ ਭੁੱਲਾਂ ਸਾਲ ਤੇਰਾ ਜ਼ਿੰਦਗੀ ਚੋਂ ਗਈ ਦਾ ਕਿਵੇਂ ਭੁੱਲਾਂ ਸਾਲ ਤੇਰਾ ਜ਼ਿੰਦਗੀ ਚੋਂ ਗਈ ਦਾ ਸਟੇਸ਼ਨ ਵੀ ਯਾਦ ਆਉਂਦਾ ਬਹੁਤ ਲੁਧਿਆਣੇ ਦਾ ਪੱਠਿਆਂ ਦਾ ਦਿੱਲੀ ਨੂੰ ਸ਼ਤਾਬਦੀ ਚ ਜਾਣੇ ਦਾ ਸਟੇਸ਼ਨ ਵੀ ਯਾਦ ਆਉਂਦਾ ਬਹੁਤ ਲੁਧਿਆਣੇ ਦਾ ਪੱਠਿਆਂ ਦਾ ਦਿੱਲੀ ਨੂੰ ਸ਼ਤਾਬਦੀ ਚ ਜਾਣੇ ਦਾ ਸੌਖਾ ਲਈ ਉਦੋਂ ਦੇ ਟਰੇਨ ਚ ਨਿਭਈਦਾ ਕਿਵੇਂ ਭੁੱਲਾਂ ਸਾਲ ਤੇਰਾ ਜ਼ਿੰਦਗੀ ਚੋਂ ਗਈਦਾ ਕਿਵੇਂ ਭੁੱਲਾਂ ਸਾਲ ਤੇਰਾ ਜ਼ਿੰਦਗੀ ਚੋਂ ਗਈਦਾ ਇੱਕ ਯਾਦਗਾਰ ਤਾਂ ਅਲੱਗ ਸਾਡੇ ਕੋਲੇ ਵਾਲੀਆਂ ਚੋਂ ਲੱਥਾ ਤੇਰਾ ਨਗ ਸਾਡੇ ਕੋਲੇ ਇੱਕ ਯਾਦਗਾਰ ਤਾਂ ਅਲੱਗ ਸਾਡੇ ਕੋਲੇ ਵਾਲੀਆਂ ਚੋਂ ਲੱਥਾ ਤੇਰਾ ਨਗ ਸਾਡੇ ਕੋਲੇ ਉਸ ਮੁਲਾਕਾਤ ਦਾ ਤਾਂ ਨਾ ਵੀ ਨੀ ਲਈਦਾ ਕਿਵੇਂ ਭੁੱਲਾਂ ਸਾਲ ਤੇਰਾ ਜ਼ਿੰਦਗੀ ਚੋਂ ਗਈਦਾ ਕਿਵੇਂ ਭੁੱਲਾਂ ਸਾਲ ਤੇਰਾ ਜ਼ਿੰਦਗੀ ਚੋਂ ਗਈਦਾ ਜਿਹਦੇ ਉੱਤੋਂ ਲੰਘਦਿਆਂ ਵਾਰ ਵਾਰ ਰੋਣਾ ਏ ਜ਼ਿਕਰ ਫਲੋਰ ਵਾਲੇ ਪੁਲ ਦਾ ਵੀ ਹੋਣਾ ਏ ਨਿੱਜੀ ਦੇ ਉੱਤੋਂ ਲੰਘਦਿਆਂ ਵਾਰ ਵਾਰ ਰੋਣਾ ਏ ਜ਼ਿਕਰ ਫਲੋਰ ਵਾਲੇ ਪੁਲ ਦਾ ਹੀ ਹੋਣਾ ਏ ਪੁਲ ਦਾ ਵੀ ਹੋਣਾ ਏ ਜਾਨ ਹੀ ਨਾ ਲੈ ਲੈ ਸਾਡੀ ਡਰਦੇ ਹੀ ਰਹੀਦਾ ਕਿਵੇਂ ਭੁੱਲਾਂ ਸਾਲ ਤੇਰਾ ਜ਼ਿੰਦਗੀ ਚੋਂ ਗਈਦਾ ਕਿਵੇਂ ਭੁੱਲਾਂ ਸਾਲ ਤੇਰਾ ਜ਼ਿੰਦਗੀ ਚੋਂ ਗਈਦਾ ਚੁੱਪ ਚਾਪ ਖੜੀ ਸੁਖਪਾਲ ਚੇਤੇ ਆਉਂਦੀ ਏ ਦੂਰੋਂ ਦੂਰੋਂ ਸਤਿ ਸ੍ਰੀ ਅਕਾਲ ਚੇਤੇ ਆਉਂਦੀ ਚੁੱਪ ਚਾਪ ਖੜੀ ਸੁਖਪਾਲ ਚੇਤੇ ਆਉਂਦੀ ਏ ਦੂਰੋਂ ਦੂਰੋਂ ਸਤਿ ਸ੍ਰੀ ਅਕਾਲ ਚੇਤੇ ਆਉਂਦੀ ਸਾਨੂੰ ਕੱਲੇ ਛੱਡ ਦਿਲ ਤੋੜ ਰਾਹੇ ਪਈਦਾ ਕਿਵੇਂ ਭੁੱਲਾਂ ਸਾਲ ਤੇਰਾ ਜ਼ਿੰਦਗੀ ਚੋਂ ਗਈਦਾ ਕਿਵੇਂ ਭੁੱਲਾਂ ਸਾਲ ਤੇਰਾ ਜ਼ਿੰਦਗੀ ਚੋਂ ਗਈਦਾ 2001 ਤੇ ਮਹੀਨਾ ਪੈੜਾ ਮਈ ਦਾ ਕਿਵੇਂ ਭੁੱਲਾਂ ਸਾਲ ਤੇਰਾ ਜ਼ਿੰਦਗੀ ਚੋਂ ਗਈਦਾ ਕਿਵੇਂ ਭੁੱਲਾਂ ਸਾਲ ਤੇਰਾ ਜ਼ਿੰਦਗੀ ਚੋਂ ਗਈਦਾ। ਤੁਹਾਡੇ ਮੂਡ ਮਾਡ ਠੀਕ ਆ? ਇੱਥੋਂ ਤੋਂ ਸ਼ੁਰੂ ਹੁੰਦਾ।